ਇੱਕ ਵਾਰੀ ਹਾਂ ਕਹਿ ਦੇ ਮੁਟਿਆਰੇ, ਇੱਕ ਵਾਰੀ ਹਾਂ ਕਹਿ ਦੇ, ਇੱਕ ਵਾਰੀ ਹਾਂ ਕਹਿ ਦੇ ਮੁਟਿਆਰੇ, ਇੱਕ ਵਾਰੀ ਹਾਂ ਕਹਿ ਦੇ, ਇੱਕ ਵਾਰੀ ਹਾਂ ਕਹਿ ਦੇ ਮੁਟਿਆਰੇ, ਇੱਕ ਵਾਰੀ ਹਾਂ ਕਹਿ ਦੇ, ਇੱਕ ਵਾਰੀ ਹਾਂ ਕਹਿ ਦੇ ਮੁਟਿਆਰੇ, ਇੱਕ ਵਾਰੀ ਹਾਂ ਕਹਿ ਦੇ। ਬੜਿਆ ਮੈਂ ਤੇਰੇ ਲਈ ਆ, ਜੀਂਦਾ ਮੈਂ ਤੇਰੇ ਲਈ ਆ, ਰਵਾਂਗਾ ਮੈਂ ਤੇਰਾ ਬਣ ਕੇ ਸਾਰੀ ਉਮਰਾਂ। ਨਾ ਤੂੰ ਜਾਵੇ ਮੈਨੂੰ ਛੱਡ, ਮੈਂ ਤਾਂ ਮੰਨਾ ਤੈਨੂੰ ਰੱਬ, ਤੇਰੇ ਬਿਨਾਂ ਉਹ ਤੂੰ ਹੀ ਰਮੈਣੀ ਰਹਿਣਾ। ਇੱਕ ਵਾਰੀ ਹਾਂ ਕਹਿ ਦੇ ਮੁਟਿਆਰੇ, ਇੱਕ ਵਾਰੀ ਹਾਂ ਕਹਿ ਦੇ, ਇੱਕ ਵਾਰੀ ਪਹਿਲੀ ਮੁਹੱਬਤ ਕਾ ਅਹਿਸਾਸ ਹੈ ਤੂੰ, ਬੁਝ ਕੇ ਵੀ ਬੁਝ ਨਾ ਪਾਈ ਵੋ ਪਿਆਸ ਹੈ ਤੂੰ। ਪਹਿਲੀ ਮੁਹੱਬਤ ਕਾ ਅਹਿਸਾਸ ਹੈ ਤੂੰ, ਬੁਝ ਕੇ ਵੀ ਬੁਝ ਨਾ ਪਾਈ ਵੋ ਪਿਆਸ ਹੈ ਤੂੰ। ਤੂੰ ਹੀ ਮੇਰੀ ਪਹਿਲੀ ਖਵਾਹਿਸ਼, ਤੂੰ ਹੀ ਆਖਰੀ ਹੈ, ਮੇਰੀ ਜ਼ਿੰਦਗੀ ਹੈ, ਮੇਰੀ ਹਰ ਖੁਸ਼ੀ ਹੈ, ਮੇਰੀ ਰੂਹ ਨੇ ਗਮ ਕੀ ਤੁਝ ਕੋ ਹਾਂ ਕਹਿ ਦੀ ਹੈ। ਇੱਕ ਵਾਰੀ ਹਾਂ ਕਹਿ ਦੇ ਮੁਟਿਆਰੇ, ਇੱਕ ਵਾਰੀ ਹਾਂ ਕਹਿ ਦੇ ਮੁਟਿਆਰੇ, ਇੱਕ ਵਾਰੀ ਹਾਂ ਕਹਿ ਦੇ ਮੁਟਿਆਰੇ, ਇੱਕ ਵਾਰੀ ਹਾਂ ਕਹਿ ਦੇ, ਇੱਕ ਵਾਰੀ ਹਾਂ ਕਹਿ ਦੇ ਮੁਟਿਆਰੇ, ਇੱਕ ਵਾਰੀ ਹਾਂ ਕਹਿ ਦੇ। ਜਗ ਸਾਰਾ ਹੈ ਤੂੰ ਨੀ ਹੁੰਦੀ, ਨੀਂਦ ਨੀ ਆਉਂਦੀ, ਹੁੰਦੀ ਵੀ ਤਾਂ ਕਿਹੜੀ ਆ ਜਾਂਦੀ। ਤੂੰ ਨੀ ਹੁੰਦੀ, ਨੀਂਦ ਨੀ ਆਉਂਦੀ, ਹੁੰਦੀ ਵੀ ਤਾਂ ਕਿਹੜੀ ਆ ਜਾਂਦੀ। ਦਿਲ ਕਾ ਮੇਰੇ ਦਿਲ ਸੇ ਦੁਆ ਦੇ, ਖੁਸ਼ੀਆਂ ਤੁਝੇ ਗਮ ਸਾਰੇ ਮੁਝ ਤੋਂ ਖੁਦਾ ਦੇ। ਤੁਝ ਕੋ ਭੁਲਾ ਨਾ ਪਾਇਆ ਮੇਰੀ ਬੇਬਸੀ ਹੈ, ਤੂੰ ਮੇਰੀ ਜ਼ਿੰਦਗੀ ਹੈ, ਤੂੰ ਮੇਰੀ ਹਰ ਖੁਸ਼ੀ ਹੈ, ਤੂੰ ਹੀ ਪਿਆਰ, ਤੂੰ ਹੀ ਚਾਹਤ, ਤੂੰ ਹੀ ਆਸ਼ਕੀ ਹੈ, ਮੇਰੀ ਜ਼ਿੰਦਗੀ ਹੈ, ਮੇਰੀ ਹਰ ਖੁਸ਼ੀ ਹੈ, ਮੇਰੀ ਰੂਹ ਨੇ ਕਬ ਕੀ ਤੁਝ ਕੋ ਹਾਂ ਕਹਿ ਦੀ ਹੈ। ਮੈਂ ਬੈਠਾ ਤੇਰੇ ਨਾਲ ਦਿਲ ਦੀਆਂ ਸਾਰੀ ਗੱਲ, ਚੱਲ ਮੇਰੇ ਨਾਲ ਚੱਲ ਸਾਰੀ ਉਮਰਾਂ। ਦਿਲ ਦੇ ਬੂਹੇ ਖੋਲਾਂ, ਸੱਚੀ ਸੁੱਚੀ ਗੱਲ ਬੋਲਾਂ, ਥੋੜਾ ਜਿਹਾ ਹੁਣ ਮੈਂ ਰੋਲਾਂ, ਇੰਨੀ ਖੁਸ਼ੀਆਂ ਵੇ, ਇੰਨੀ ਖੁਸ਼ੀਆਂ।